ਵਾਲੇ ਰੰਗ ਦਾ ਭਰਾ ਦਾ ਮੇਰੇ ਸੱਜਣਾ ਲਿਆਂਦਾ ਨੀ ਮੈਂ ਚੁੰਮ ਚੁੰਮ ਨੀ ਮੈਂ ਚੁੰਮ ਚੁੰਮ ਰੱਖਦੀ ਫਿਰਾਂ ਤੇ ਪੱਬਾ ਬਾਹਰ ਨੱਚਦੀ ਫਿਰਾਂ ਚੁੰਮ ਚੁੰਮ ਰੱਖਦੀ ਫਿਰਾਂ ਤੇ ਪੱਬਾਂ ਭਰ ਨੱਚਦੀ ਫਿਰਾਂ ਪੱਬਾਂ ਭਰ